रब्बे दी सुने नाए जागे दी सुने बस महबूब दी राय चुने दिन ओदे आंखे अल्ला विच यादा विच रात टली दिल काफी राय मन दा नहीं केंदा जाना मैं ता यार दी गली ਸਾਡੀ ਸਾਨੂੰ ਬਖ ਕੀਤਾ ਤਕਦੀਰਾਂ ਨੇ ਮਨ ਤਾਂ ਜੋ ਵੀ ਮੰਗੀਆਂ ਸੀ ਉਹ ਮੰਨੀਆਂ ਨੀ ਉਹ ਨਾ ਪੀਰਾਂ ਨੇ ਮਰਜ਼ੀ ਨਹੀਂ ਸੀ ਸਾਡੀ ਸਾਨੂੰ ਬਖ ਕੀਤਾ ਤਕਦੀਰਾਂ ਨੇ ਰੱਬ ਕੋਲ ਜਾਣ ਤੋਂ ਹੀ ਪਹਿਲਾਂ ਦੁਆ ਟੁੱਟ ਗਈ ਯਾਰ ਦੀ ਗਈ ਦਿਲ ਕਾਫੀਰਾ ਮੰਨਦਾ ਨਹੀਂ ਕਹਿੰਦਾ ਚਲਾ ਮੈਂ ਤਾਂ ਯਾਰ ਦੀ ਗਈ ਦਿਲ ਕਾਫੀਰਾ ਮੰਨਦਾ ਨਹੀਂ ਕਹਿੰਦਾ ਚਲਾ ਮੈਂ ਤਾਂ ਯਾਰ ਦੀ ਗਈ ਹਾਂ